ਚਾਹੀਦਾ ਹਰ ਹਾਲੀ ਤੂੰ ਚਾਹੀਦਾ ਕੀ ਕਰਨੇ ਗੁੱਚੀ ਦੇ ਸਾਰਾ ਖੋ ਜਾਊ ਇਸ ਗੱਲ ਦੀ ਨਹੀਂ ਸੀ ਆਸ ਵੇ ਮੇਰੀ ਹੱਸਦੀ ਵੱਸਦੀ ਦੁਨੀਆ ਵਿੱਚ ਤੇਰੀ ਜਗ੍ਹਾ ਹੋ ਗਈ ਖਾਸ ਵੇ ਬੁਲਾ ਦੇਣੀ ਮੈਂ ਸਾਰੇ ਜਸਟ ਫਰੈਂਡਾਂ ਸਵੈਗ